Guru Bohemia Jad di jawani tera Gora gora rang ni Gora gora rang kare Mitra nu tang ni Gori vini vich kali vang chhanke Mitra di jaan te bane Jadon nikle hai ni jadon nikle ਖੜੇ ਜੱਜਦਾ ਨਜ਼ਰ ਨਾ ਲੱਗੇ ਤੈਨੂੰ ਬਚਾ ਕੇ ਮਿਲੋ ਰੱਖਦਾ ਕਾਲਾ ਸੂਟ ਕਾਲਾ ਦਿਲ ਮੁਖੜੇ ਤੇ ਜੱਜਦਾ ਨਜ਼ਰ ਨਾ ਲੱਗੇ ਤੈਨੂੰ ਬਚਾ ਕੇ ਮਿਲੋ ਰੱਖਦਾ ਇਸ਼ਾਰੇ ਕਰਦੇ ਨਗਾਨੀ ਵਾਲੇ ਮਣ ਕੇ ਮਿੱਤਰਾਂ ਦੀ ਜਾਨ ਤੇ ਬਣੇ ਜਦੋਂ ਨਿਕਲੇ ਹਾਏ ਨੀ ਜਦੋਂ ਨਿਕਲੇ ਜੇ ਵੇ ਅਗ ਵਿੱਚੋਂ ਨਿਕਲਦਾ ਵੇ ਛੋਲਾ ਪੈਂਦਾ ਰੋਲਾ ਜਦੋਂ ਬਣ ਕੇ ਤੂੰ ਨਿਕਲੇ ਪਟੋਲਾ ਸੀਨਾ ਖੋਲਾ ਲਹੂ ਡੋਲਾ ਤੈਨੂੰ ਦਿਲ ਦੀਆਂ ਗੱਲਾਂ ਬੋਲਾਂ ਕਰੇ ਜੀ ਮੇਰਾ ਪਰਸੋਣੀ ਮੈਂ ਕੀ ਤੇਰਾ ਲੱਗਾ ਬਸ ਜਿਵੇਂ ਤੇਰੇ ਦੇ ਅੱਖਾਂ ਮੈਂ ਸਾਰੀ ਰਾਤ ਹੁਣ ਰੱਖਦਾ ਹੁਣ ਕੁੜੀਆਂ ਨੂੰ ਲੱਗਦਾ ਮੈਂ ਆਦਮੀ ਤੇਰਾ ਸੁਝਾ ਮੈਂ ਜੋ ਵੀ ਦੱਸਾਂ ਸੀ ਦੱਸਾਂ ਮੈਂ ਅੱਜ ਵੀ ਤੇਰੇ ਦੇ ਅੱਖਾਂ ਪਰ ਮੈਨੂੰ ਲੱਗਦਾ ਮਿਲਾ ਸਾਥ ਨਹੀਂ ਤੇਰਾ ਕਰਦਾ ਹੁਣ ਤੇਰੇ ਮੇਰੇ ਤੇ ਕੀ ਰਾਜ ਤੇਰਾ ਬੰਨਾ ਮੈਂ ਸਜਦਾ ਵੇ ਤੈਨੂੰ ਸਜਦਾ ਕਰਨਾ ਸਾਥ ਨਹੀਂ ਮੇਰਾ ਕਸ਼ਮੀਰ ਤੋਂ ਲੈ ਕੇ ਪੰਜਾਬ ਤੂੰ ਪਟ ਲੈ ਤੂੰ ਮੁਲਤਾਨ ਦੇ ਤੇਰੇ ਕਾਲੇ ਸੂਟ ਬਾਂਧੇ ਬੰਧਨ ਆਈ ਬਣੀ ਮਿੱਤਰਾਂ ਦੀ ਜਾਨ ਤੇ ਗੁਗਲ ਦੇ ਵਾਂਗੂ ਤੇਰੇ ਲੱਗਦੀ ਹੈ ਹਾਈਪ ਨੀ ਫੇਸਬੁੱਕ ਵਾਂਗੂ ਮਿੱਤਰਾਂ ਦੀ ਜਾਨ ਤੇ ਬਣੇ ਜਦੋਂ ਨਿਕਲੇ ਹਾਏ ਨੀ ਜਦੋਂ ਨਿਕਲੇ ਪਟੋਲਾ ਬਣ ਕੇ ਮਿੱਤਰਾਂ ਦੀ ਜਾਨ ਤੇ ਬਣੇ ਜਦੋਂ ਨਿਕਲੇ ਪਟੋਲਾ ਬਣ ਕੇ ਮਿੱਤਰਾਂ ਦੀ ਜਾਨ ਤੇ ਬਣੇ ਜਿਵੇਂ ਅੱਗ ਵਿੱਚੋਂ ਨਿਕਲਦਾ ਵੇ ਛੋਲਾ ਪੈਂਦਾ ਰੋਲਾ ਜਦੋਂ ਬਣ ਕੇ ਤੂੰ ਨਿਕਲੇ ਪਟੋਲਾ ਜਿਵੇਂ ਅੱਗ ਵਿੱਚੋਂ ਨਿਕਲਦਾ ਵੇ ਛੋਲਾ ਪੈਂਦਾ ਰੋਲਾ ਜਦੋਂ ਬਣ ਕੇ ਤੂੰ ਨਿਕਲੇ ਪਟੋਲਾ ਜਿਵੇਂ ਅੱਗ ਵਿੱਚੋਂ ਨਿਕਲਦਾ ਵੇ ਛੋਲਾ ਪੈਂਦਾ ਰੋਲਾ ਜਦੋਂ ਬਣ ਕੇ ਤੂੰ ਨਿਕਲੇ ਪਟੋਲਾ ਜਿਵੇਂ ਅੱਗ ਵਿੱਚੋਂ ਨਿਕਲਦਾ ਵੇ ਛੋਲਾ ਪੈਂਦਾ ਰੋਲਾ ਜਦੋਂ ਬਣ ਕੇ ਤੂੰ ਨਿਕਲੇ ਪਟੋਲਾ